ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਧੁੱਤ ਮਨ ਹੱਛਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੂਜ ਕੋਏ ਮਨ ਮੈਲਾ ਸਭ ਕਿਛ ਮੈਲਾ ਤਨ ਧੁੱਤ ਮਨ ਹੱਛਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੂਜ ਕੋਏ ਜਾਪ ਮਨ ਮੇਰੇ ਤੂੰ ਇੱਕੋ ਨਾਮ ਸਤਿਗੁਰ ਦੀਆ ਮੋਕਾ ਇਹੋ ਨਿਦਾਨ ਰਹਾਉ ਸਿੱਧਾਂ ਕੇ ਆਸਣ ਇੰਦਰ ਵਾਸ ਕਰ ਕਮਾਏ ਮਨ ਕੀ ਮੈਲ ਨਾ ਉਤਰ ਹਉ ਮੈਂ ਮੈਲ ਨਾ ਜਾਏ ਇਸ ਮਨ ਕਉ ਹੋਰ ਸੰਜਮ ਕੋ ਨਾਹੀ ਵੇਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟ ਭਾਈ ਕਹਿਣਾ ਕਿਛ ਨਾ ਜਾਏ ਭਾਰਤ ਨ ਸਤ ਗੁਰ ਕਉ ਮਿਲ ਦੂ ਮਰ ਗੁਰ ਕਾ ਸ਼ਬਦ ਫਿਰ ਜੀਵ ਕੋਏ ਮਮਤਾ ਕੀ ਮਾਲ ਉਤਰ ਇਹੋ ਮਾਨ ਅੱਛਾ ਹੋ ਭਾਰਤ ਨਾਨਕ ਸਤ ਗੁਰ ਕਉ ਮਿਲ ਦੂ ਮਰ ਗੁਰ ਕਾ ਸ਼ਬਦ ਫਿਰ ਜੀਵ ਕੋਏ ਮਮਤਾ ਕੀ ਮਾਲ ਉਤਰ ਇਹੋ ਮਨ ਅੱਛਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੁਝੈ ਕੋਏ